ਸ਼ਤਾਬਦੀ ਜੈ ਨਾਮ ਸੰਵਤਸਰੀ ਆਦਿ ਸ਼ੂਰ ਰੂਪ ਨਾਰੀ ਮਾਘ ਮਾਸੀ ਸ਼ੁਕਲ ਬਖਸ਼ੀ ਸੁਗਲੀ ਚੋਤ ਨਾਮ ਜਤੂ ਕਾਸ਼ਵ ਕੂਤ ਕੀ ਨਿਮਿਤਾ ਨੰਦਾ ਮਮ ਜਜਮਾਨ ਸ੍ਰੀ ਮਹਾਨ ਠਾਕੁਰ ਪ੍ਰੇਮ ਬੇਰਨ ਜਗੀ ਕੇ ਜਗੀ ਕਿਤ ਪਾਰਣ ਕਰਮੜੀ ਗਤੀ ਨਮਦਾ ਕਲਾ ਹੇ ਨਮਦਾ ਨੰਦਾ ਕਰਮੜੀ ਸਹਿਤ ਮਾਧੁ ਜੀਵਨ ਗਾਇ ਮਹਾ ਜੋਤ ಭಾಸ್ಕರ ಆಟ ನಗೇಂದ್ರ ಸಿಂಗ್ ಆರೋಗ್ಯ